ਦੋਇ ਰਾਹ ਚਲਾਏ ਹੁਕਮ ਸਵਾਏ ਜਨਮ ਮੁਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬਿਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝਾ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸੰਜਾਪੈ ਸੱਚਾ ਸਿਰਜਣਹਾਰਾ ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਉ ਬੋਲਹ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ ਰਸਨ ਰਸਾਏ ਨਾਮ ਤਿਸਾਏ ਗੁਰ ਕਾ ਸ਼ਬਦ ਵਿਕਾਣੇ ਪਾਰਸ ਪਰਸਿਆ ਪਾਰਸ ਹੋਏ ਜਾ ਤੇਰਾ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੇ ਨਾਨਕ ਭਗਤ ਸੋਹਣ ਦਰ ਸੱਚੈ ਸੱਚੇ ਕੇ ਵਾਪਾਰੀ ਭੁੱਖ ਪਿਆਸੋ ਆਥ ਕਿਉਂ ਦਰ ਜਾਇ ਸਾ ਜੀਉ ਸਤਿਗੁਰ ਪੁੱਛਉ ਜਾਏ ਨਾਮ ਧਿਆਇ ਸਾ ਜੀਉ ਸਚ ਨਾਮ ਧਿਆਏ ਸਾਚ ਚਵਾਏ ਗੁਰਮੁਖ ਸਾਚ ਪਛਾਣਾ ਦੀਨਾਨਾਥ ਦਇਆਲ ਨਿਰੰਜਨ ਆਨ ਦਿਨ ਨਾਮ ਵਖਾਣਾ ਕਰਨੀ ਕਾਰ ਤੁਰਹੋ ਫੁਰਮਾਏ ਆਪ ਮੁਆ ਮਨ ਮਾਰੇ ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸਨਾ ਨਾਮ ਨਿਵਾਰੇ ਕਰਨੀ ਕਾਰ ਤੁਰਹੋ ਫੁਰਮਾਏ ਆਪ ਮੁਆ ਮਨ ਮਾਰੇ ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸਨਾ ਨਾਮ ਨਿਵਾਰੇ ਵਾਹਿਗੁਰੂ ਜੀ ਕਾ ਖਾਲਸਾ। वाहे गुरु जी की फतेह। तनात्री महला पहला। जीवा तेरा नाए मन आनंद है जियो, साचो साचा नाओ गुण गोविंद है जियो।